ਹਾਲਾਤਾਂ ਵਿੱਚ ਭਾਈ ਵੀ ਨਾ ਖੜਦੇ ਕਿਹੜਿਆਂ ਹਾਲਾਤਾਂ ਵਿੱਚ ਭਾਈ ਵੀ ਨਾ ਖੜਦੇ ਫਾਂਸੀ ਮੂਹਰੇ ਖੜ ਕੇ ਬਰੇ ਤੇਰੀਆਂ ਬਾਹਾਂ ਦੇ ਵਾਂਗੂ ਖੜੇ ਉਹ ਭਗਤ ਸਿਆ ਰਾਜਗੁਰੂ ਅਤੇ ਸੁਖਦੇਵ ਰਾਜਗੁਰੂ ਅਤੇ ਸੁਖਦੇਵ ਕਿਹੜਿਆਂ ਹਾਲਾਤਾਂ ਵਿੱਚ ਭਾਈ ਵੀ ਨਾ ਖੜਦੇ ਬੀਜ ਦਾ ਬੰਦੂਕਾਂ ਰਿਹਾ ਸੂਰਿਆ ਇਸ ਵੇਲੇ ਬੀਜੀਆਂ ਕਿਤਾਬਾਂ ਤੋਂ ਇਹਨਾਂ ਹਥਿਆਰਾਂ ਤੇ ਕਿਤਾਬਾਂ ਦੇ ਸਹਾਰੇ ਕਿੱਥਾ ਕੀਤਾ ਗੂੰਗੀਆਂ ਆਵਾਜ਼ਾਂ ਨੂੰ ਬਣੇ ਤੇਰੇ ਵਾਂਗੂ ਹੀ ਕ੍ਰਾਂਤੀਕਾਰੀ ਸੂਰਮੇ ਬਣੇ ਤੇਰੇ ਵਾਂਗੂ ਹੀ ਕ੍ਰਾਂਤੀਕਾਰੀ ਸੂਰਮੇ ਜਜਦੇ ਨਾ ਪਰੇ ਲਬਰੇ ਤੇਰੀਆਂ ਬਾਹਾਂ ਦੇ ਵਾਂਗੂ ਖੜੇ ਉਹ ਭਗਤ ਸਿਆ ਰਾਜਗੁਰੂ ਅਤੇ ਸੁਖਦੇਵ ਰਾਜਗੁਰੂ ਅਤੇ ਸੁਖਦੇਵ ਕਿਹੜਿਆਂ ਹਾਲਾਤਾਂ ਵਿੱਚ ਭਾਈ ਵੀ ਨਾ ਖੜਦੇ ਹੁੰਦੇ ਨੇ ਜਵਾਨੀ ਵੇਲੇ ਮੰਗਣੇ ਉਸ ਉੱਤੇ ਮੌਤ ਨੂੰ ਵਿਆ ਲਿਆ ਰੂਹ ਨੂੰ ਆਜ਼ਾਦੀ ਵਾਲੇ ਰੰਗਾਂ ਵਿੱਚ ਰੰਗਿਆ ਰੰਗਲਾ ਬਸੰਤੀ ਚੋਲਾ ਪਾ ਲਿਆ ਤਾਜਾਂ ਤੇ ਤਖਤਾਂ ਨੂੰ ਮਾਰਦੀਆਂ ਠੋਕਰਾਂ ਤੇ ਤਖਤਾਂ ਨੂੰ ਮਾਰਦੀਆਂ ਠੋਕਰਾਂ ਸੂਲੀ ਦੀ ਸਜਾਲੀ ਜਾ ਕੇ ਸੇਜ ਤੇਰੀਆਂ ਬਾਹਾਂ ਦੇ ਵਾਂਗੂ ਖੜੇ ਉਹ ਭਗਤ ਸਿਆ ਰਾਜਗੁਰੂ ਅਤੇ ਸੁਖਦੇਵ ਰਾਜਗੁਰੂ ਅਤੇ ਸੁਖਦੇਵ ਕਿਹੜਿਆਂ ਹਾਲਾਤਾਂ ਵਿੱਚ ਭਾਈ ਵੀ ਨਾ ਖੜਦੇ ਕੱਟ ਚੱਲੇ ਸੂਰੇ ਹੋ ਹਾਕਮਾਂ ਦੇ ਤੋੜਿਆ ਗਰੂ ਨੂੰ ਹਾਕਮਾਂ ਦੇ ਤੋੜਿਆ ਗਰੂ ਨੂੰ ਖੂਨ ਨਾਲ ਲਿਖੇ ਜੋ ਆਜ਼ਾਦੀ ਵਾਲੇ ਨਗਮੇ ਯਾਦ ਰਣਜੀਤ ਹਠੂਰ ਨੂੰ ਦੇਸ਼ ਦੀਆਂ ਡੋਰਾਂ ਚੱਲੇ ਸਾਡੇ ਹੱਥ ਸੌਂਪ ਕੇ ਦੇਸ਼ ਦੀਆਂ ਡੋਰਾਂ ਚੱਲੇ ਸਾਡੇ ਹੱਥ ਸੌਂਪ ਕੇ ਜ਼ਿੰਦਗੀ ਦਾ ਛੱਡ ਕੇ ਕਰੇ ਜੇ ਤੇਰੀਆਂ ਬਾਹਾਂ ਦੇ ਵਾਂਗੂ ਖੜੇ ਉਹ ਭਗਤ ਸਿਆ ਰਾਜਗੁਰੂ ਅਤੇ ਸੁਖਦੇਵ ਰਾਜਗੁਰੂ ਅਤੇ ਸੁਖਦੇਵ ਕਿਹੜਿਆਂ ਹਾਲਾਤਾਂ ਵਿੱਚ ਭਾਈ ਵੀ ਨਾ ਖੜਦੇ